What is my beautiful looking wife cooking? ਕਿੱਥੇ ਰਹਿ ਗਏ ਡਾਕਟਰ ਸਾਹਿਬ? ਚੱਟਾ ਹੋ ਗਿਆ ਰੂਟੀਨ ਤੇਰਾ ਨਿੱਤ ਦਾ, ਲੈ ਕੇ ਛੱਡਣਾ ਜਵਾਬ ਗੱਲ ਇੱਕ ਦਾ, ਚੱਟਾ ਹੋ ਗਿਆ ਰੂਟੀਨ ਤੇਰਾ ਨਿੱਤ ਦਾ। ਇੱਥੇ ਜਾਂਦਾ ਤੇਰਾ ਐਟੀਟਿਊਡ ਵੇ, ਬੜੀ ਮਿੱਠੀਆਂ ਗੱਲਾਂ ਦੀ ਲੋੜ ਆਈ ਹੁੰਦੀ। ਅੰਗਰੇਜ਼।